हाँ जी, किमें हो? असला उसला लेके आयो, फेर फूर करांगे। देखता कि मैं चा चढ़े है बात कर देना। मेरे नाल तक कितने जाना ही नहीं होता। बस बहुत हो गया, आज तो नो दारू नो फायर। पैर तो फिर होंगे। अरे तिखी नीरी कंड वारगी, बग्गी चिट्टी तितरी सी खंड वारगी। हाड़ती या तिखी नीरी कंड वारगी, बग्गी चिट्टी तितरी सी खंड वारगी। तड़के जिन्हों चमकाउंदी बोलियां पाउंदी। शकीन कितों पुजिए ना सारदा, रंग आ गुलाबी जिवें नोट 2000 दा। मुर्गे दा शौकी कितों पुजिए ना सारदा, तेरा रंग आ गुलाबी जिवें नोट 2000 दा। चक्या नी जांदा बैग रखिया नी जांदा, चक्या नी जांदा बैग रखिया नी जांदा। तू भी जान जान ओ तू भी जान जान, तू भी जान जान नंबर मलाउंदी। ਨਾਗਦ ਅੰਦਰ ਵੜਦੀ ਪੈਰ ਮਾਰਨੇ ਹੌਬੀ ਵੱਲੀ ਛੂ ਕਰਕੇ ਗੱਡੀ ਲੰਘ ਜੇ ਮਾਨਦੀ ਪੌਂਕਰ ਪਿੱਠ ਤੇ ਡੌਗੀ ਵੱਲੀਏ ਫਲੋ ਤੇਰਾ ਜੱਪ ਕੰਡ ਦਾ ਫਲੋ ਤੇਰਾ ਜੱਪ ਕੰਡ ਦਾ ਯਾਰ ਸੋਨੇ ਆ ਕਰਦੇ ਸੀ ਫਾਇਰ ਕੱਲ ਪਰਸੋਂ ਤਾਂ ਅਸਲੇ ਦੀ ਕੀਤੀ ਨੀ ਨਜਾਇਜ਼ ਕਦੇ ਵਰਤੋਂ ਬਸ ਪਾਰਟੀ ਚ ਕਰਦੇ ਸੀ ਫਾਇਰ ਕੱਲ ਪਰਸੋਂ ਅਸਲੇ ਦੀ ਕੀਤੀ ਨੀ ਨਜਾਇਜ਼ ਵੈਸੇ ਵਰਤੋਂ ਨਾਲੇ ਵੱਡੇ ਦਿਲ ਵਾਲਾ ਤੇਰਾ ਗੋਨਿਆਂ ਵਾਲਾ ਵੱਡੇ ਦਿਲ ਵਾਲਾ ਤੇਰਾ ਗੋਨਿਆਂ ਵਾਲਾ ਮੁੱਠ ਜੱਟ ਦੀ ਰਿਕਾਰਡ ਬਣਾਉਂਦੀ। ਚਲੇ ਜਾਂਦੇ ਆ ਕੋਈ ਦੇਖ ਤਾਂ ਕਿਵੇਂ ਗੋਡੇ ਗੋਡੇ ਸਮੈਲ ਆਈ ਜਾਂਦੀ ਆ। ਉਹ ਜਲ ਨਹੀਂ ਪੀਂਦੇ ਅੱਜ ਤੋਂ ਬਾਅਦ, ਅੱਜ ਤੋਂ ਬਾਅਦ ਨੋ ਦਾਰੂ ਨੋ ਫਾਇਰ। ਹੁਣ ਬੜਾ ਪਿਆਰ ਆ ਰਿਹਾ, ਤੁਹਾਨੂੰ ਤਾਂ ਇਹ ਵੀ ਯਾਦ ਨਹੀਂ ਹੋਣਾ ਅੱਜ ਮੇਰਾ ਜਨਮ ਦਿਨ ਆ। ਅੱਛਾ ਜੀ, ਬਰਥਡੇ ਤੁਹਾਡਾ ਕੁਛ ਨਹੀਂ ਹੋਣਾ। ਇਹਦੀ ਬੈਕ ਦੀ ਵਾਸ਼ਨਾ ਆਉਂਦੀ।